ਸੀ ਮੈਂ ਦੇਸੀ ਪਰ ਮਸਾਂ ਅਪਡੇਟ ਹੋਇਆ ਸੀ, ਅੱਜ ਫੇਰ ਪਤਾ ਲੱਗਾ ਬਦਲੇ ਟਰੈਂਡ ਦਾ। ਕੱਲ ਫੋਨ ਉੱਤੇ ਕਹਿ ਕੇ ਹਟੀ, ਕੱਲ ਫੋਨ ਉੱਤੇ ਕਹਿ ਕੇ ਹਟੀ, ਆਈ ਲਵ ਯੂ ਅੱਜ ਹੈਸ਼ਟੈਗ ਪਾਇਆ ਜਸਟ ਫਰੈਂਡ ਦਾ। ਨੀ ਅੱਜ ਹੈਸ਼ਟੈਗ ਪਾਇਆ ਜਸਟ ਫਰੈਂਡ ਦਾ। ਨੀ ਤੇਰੇ ਲਈ ਭਾਵੇਂ ਹੋਊਗਾ, ਨੀ ਤੇਰੇ ਲਈ ਭਾਵੇਂ ਹੋਊਗਾ, ਪਰ ਪਿਆਰ ਮੇਰੇ ਲਈ ਕੋਈ ਗੈਗ ਨੀ। ਨੀ ਸੁਣ ਹੈਸ਼ਟੈਗਾਂ ਵਾਲੀਏ, ਨੀ ਸੁਣ ਹੈਸ਼ਟੈਗਾਂ ਵਾਲੀਏ, ਸਾਡੇ ਦਿਲ ਤੇ ਪ੍ਰਾਈਸਲੈਸ ਟੈਗ ਨੀ। ਨੀ ਸੁਣ ਹੈਸ਼ਟੈਗਾਂ ਵਾਲੀਏ, ਨੀ ਸੁਣ ਹੈਸ਼ਟੈਗਾਂ ਵਾਲੀਏ, ਸਾਡੇ ਦਿਲ ਤੇ ਪ੍ਰਾਈਸਲੈਸ ਟੈਗ ਨੀ। ਨੀ ਸੁਣ ਹੈਸ਼ਟੈਗਾਂ ਵਾਲੀਏ, ਪਾਇਆ ਡਿਸਕ ਦਾ। ਕਹਿੰਦੀ ਸ਼ਾਮ ਨੂੰ ਮਿਲਣਾ ਕੰਮ ਰਿਸਕ ਦਾ, ਅੱਧੀ ਰਾਤ ਨੂੰ ਚੈਕਿਨ ਪਾਇਆ ਡਿਸਕ ਦਾ। ਹੋ ਕੇ ਟੱਲੀ ਫਿਰ ਮੈਨੂੰ ਕਾਲ ਕਰਦੀ, ਜਦੋਂ ਨਾਲ ਦਾ ਏਕਾ ਜਾਵੇ ਖਿਸਕ ਦਾ। ਨੀ ਇੱਥੋਂ ਵਾਲੇ ਉਹ ਨਾਚਰ ਨੇ, ਨੀ ਇੱਥੋਂ ਵਾਲੇ ਉਹ ਨਾਚਰ ਨੇ, ਜਿੰਨਾ ਚਿਰ ਹਰੇ ਨੋਟ ਵਿੱਚ ਬੈਗ ਨੀ। ਨੀ ਸੁਣ ਹੈਸ਼ਟੈਗਾਂ ਵਾਲੀਏ, ਨੀ ਸੁਣ ਹੈਸ਼ਟੈਗਾਂ ਵਾਲੀਏ, ਖਵਾ ਕੇ ਹੋ ਪਾਲਿਆ ਐਵੇਂ ਕਾਨੂੰ ਸਾਗ ਖਾਣਿਆਂ ਨੂੰ ਛੇੜਦੀ। ਨੀ ਤੈਨੂੰ ਕਹਿੰਦੀਆਂ ਖਵਾ ਕੇ ਹੋ ਪਾਲਿਆ ਐਵੇਂ ਕਾਨੂੰ ਸਾਗ ਖਾਣਿਆਂ ਨੂੰ ਛੇੜਦੀ, ਫਿਰ ਖੇੜਾ ਵੀ ਛਡਾਇਆ ਤੈਥੋਂ ਜਾਣਾ ਨਹੀਂ, ਜਦੋਂ ਹੋਇਆ ਬਾਈਪਾਸ ਮੁੰਡਾ ਨੇੜਦੀ। ਜੇ ਦਿਲੋਂ ਚੋਣ ਵਾਲਾ ਤੁਰ ਗਿਆ, ਜੇ ਦਿਲੋਂ ਚੋਣ ਵਾਲਾ ਤੁਰ ਗਿਆ, ਤੇਰੀ ਜ਼ਿੰਦਗੀ ਨੂੰ ਕਰ ਜੂੰਗਾ ਸੈਡ ਨੀ। ਨੀ ਸੁਣ ਹੈਸ਼ਟੈਗਾਂ ਵਾਲੀਏ,